ਦੇ ਸਿਤਾਰੇ ਮੈਨੂੰ ਜਾਣ ਤੋਂ ਪਿਆਰੇ ਮੇਰੇ ਮੋਢੇ ਦੇ ਸਿਤਾਰੇ ਮੈਨੂੰ ਜਾਣ ਤੋਂ ਪਿਆਰੇ ਨਾ ਅਪੀਲ ਨਾ ਦਲੀਲ ਗੱਲ ਲਾਉਂਦਾ ਮੈਂ ਕਿਨਾਰੇ ਸੋਲਾਂ ਨੇ ਸੱਚ ਕਹਿੰਦਾ ਝੂਠ ਨਾ ਸਹਾਰ ਮੀਂਹ ਮਰੂਗਾ ਸੁਣ ਪੈ ਜੂ ਜਿੱਥੇ ਗੁਰਜਿੰਦ।